ਗੂਗਲ ਤੇ ਟਿਊਸ਼ਨ ਤੇ ਕਾਣਾ ਤੂੰ ਅਜੀਤ ਰੋੜ ਪਾ ਕੇ ਬੱਲੀਏ ਉੱਚੀ ਸਖੀਆਂ ਤੋਂ ਮੇਰਾ ਕੋਈ ਗਾਣਾ ਤੂੰ ਕਨੇਡਾ ਵਿੱਚ ਜਾ ਕੇ ਬੱਲੀਏ ਮੈਥੋਂ ਸ਼ਰਤਾਂ ਨਾ ਹੋਈਆਂ ਬਿੱਲੋ ਪੂਰੀਆਂ ਮੈਥੋਂ ਸ਼ਰਤਾਂ ਨਾ ਹੋਈਆਂ ਬਿੱਲੋ ਪੂਰੀਆਂ ਅੰਬੈਸੀ ਸਾਲੀ ਫੈਲ ਮੋੜ ਗਈ ਤੈਨੂੰ ਵੀਜੇ ਦੀ ਹਏ ਤੈਨੂੰ ਵੀਜੇ ਦੀ ਖੁਸ਼ੀ ਚ ਮਿਲ ਆਈਫੋਨ ਗਿਆ ਕੀ ਤੂੰ ਫੱਕਰਾਂ ਦਾ 1100 ਮੋਬਾਈਲ ਮੋੜ ਗਈ ਤੈਨੂੰ ਵੀਜੇ ਦੀ ਹਏ ਤੈਨੂੰ ਵੀਜੇ ਦੀ ਖੁਸ਼ੀ ਚ ਮਿਲ ਆਈਫੋਨ ਗਿਆ ਕੀ ਤੂੰ ਫੱਕਰਾਂ ਦਾ 1100 ਮੋਬਾਈਲ ਮੋੜ ਗਈ ਹਏ ਮੋਬਾਈਲ ਮੋੜ ਗਈ ਫਾਰਮੂਲੇ ਕੱਢ ਜੋ ਪਿਆਰ ਦੇ ਕਾਪੀ ਪਿੱਛੇ ਬਣੇ ਦਿਲ ਮੇਰੇ ਮਾਰ ਦੇ ਲਿਖੇ ਫਾਰਮੂਲੇ ਕੱਢ ਜੋ ਪਿਆਰ ਦੇ ਤੈਨੂੰ ਮੋੜਦੀਆਂ ਤੈਨੂੰ ਮੋੜਦੀਆਂ ਫੋਟੋਆਂ ਤੇ ਚਿੱਠੀਆਂ ਤੂੰ ਮੈਨੂੰ ਮੇਰੇ ਬੈਲ ਮੋੜ ਆਈਫੋਨ ਗਿਆ ਕੀ ਤੂੰ ਫੱਕਰਾਂ ਦਾ 1100 ਮੋਬਾਈਲ ਮੋੜ ਗਈ ਕੀ ਤੂੰ ਫੱਕਰਾਂ ਦਾ 1100 ਮੋਬਾਈਲ ਮੋੜ ਗਈ ਆਈ ਮੋਬਾਈਲ ਮੋੜ ਗਈ।